लेके दिल्ली तो लाहौर ओए पूरी जट दी है टौर ओए मुछ रखदा हां कुंडी हुण बदल गए तौर ओए ओए लेके दिल्ली तो लाहौर पूरी जट दी है टौर मुछ रखदा हां कुंडी हुण बदल गए तौर फुट विच काड़ा फिट रखिया शरीर गुट विच काड़ा फिट रखिया शरीर नाले गाडरी आरा दे नाल यारी रखिया ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖਿਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰ ਗੈਮ ਮਿੱਤਰਾਂ ਨੇ ਪੂਰੀ ਉਹ ਸਰਦਾਰੀ ਰੱਖੀ ਆ ਬਾਈ ਓਏ ਹੋ ਜੱਟ ਸਿਰੇ ਦਾ ਹੈ ਦੇਸੀ ਭਾਈ ਹੋ ਅੱਤ ਦਾ ਸ਼ਕੀਨ ਸਾਡੇ ਕੂੜ ਤੇ ਪਜਾਮੇ ਮੂਰੇ ਟਿੱਕਦੀ ਨਾ ਜੀਨ ਸ਼ਕੀਨ ਸਾਡੇ ਕੂੜ ਤੇ ਪਜਾਮੇ ਮੂਰੇ ਟਿੱਕਦੀ ਨਾ ਜੀਨ ਪੂਰੀ ਟੌਰ ਕੱਢ ਜਿਹੜੀ ਬੁਲਟ ਤੇ ਲਾਵਾਂ ਪੂਰੀ ਟੌਰ ਕੱਢ ਜਿਹੜੀ ਬੁਲਟ ਤੇ ਲਾਵਾਂ ਚੋਲੇ ਟੈਰਾਂ ਵਾਲੀ ਪ੍ਰਭ ਨੇ ਸਫਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਸਾਡੇ ਯਾਰ ਨੇ ਦਲੇਰ ਦਿੰਦੇ ਹੱਸ ਹੱਸ ਜਾਣ ਭਾਈਆਂ ਨਾਲ ਵੱਧ ਗੋਲਡੀ ਨੂੰ ਯਾਰਾਂ ਉੱਤੇ ਮਾਣ ਸਾਡੇ ਯਾਰ ਦੇ ਦਲੇਰ ਦਿੰਦੇ ਹੱਸ ਹੱਸ ਜਾਣ ਭਾਈਆਂ ਨਾਲ ਵੱਧ ਗੋਲਡੀ ਨੂੰ ਯਾਰਾਂ ਉੱਤੇ ਮਾਣ ਉਹ ਇੱਕ ਠੋਕ ਤਾਂ ਹੀ ਜੱਟ ਮਾਰੇ ਲਲਕਾਰੇ ਇੱਕ ਠੋਕ ਤਾਂ ਹੀ ਜੱਟ ਮਾਰੇ ਲਲਕਾਰੇ ਕਿਉਂਕਿ ਮੌਤ ਨਾਲ ਗਿੱਲ ਨੇ ਤਿਆਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ